ਕਿੰਨੀ ਸੋਹਣੀ ਰੱਬ ਨੇ ਬਣਾਈ ਏ ਉੱਤੋਂ ਇਹ ਕਾਤਲ ਅਦਾਵਾਂ ਨੀ ਦੇਖ ਦੇਖ ਮੈਂ ਤਾਂ ਮਰੀ ਜਾਵਾਂ ਨੀ ਇੰਨੀ ਚੂਜ਼ੀ ਨਾ ਹੋ ਮੈਨੂੰ ਤੂੰ ਮੁੱਛਦਾ ਸਵਾਲ ਸੁਣੀਏ ਆਇਆ ਨੀ ਤੇਰਾ ਡੀਮ ਬੋਏ।